ਦੇ ਸੰਦੂਕ ਚੋਂ ਕਢਾਈਆ ਮੈਂ ਕੁੜਤੀ ਚੰਮਦੀ ਨੂੰ ਮਿਲੀਆਂ ਵੇ ਬੋਲੀਆਂ ਦੀ ਕੁੜਤੀ I was feeling very happy and I'm thankful.